ਜਦੋਂ ਨਿਗਾਹਾਂ ਬੇਗਰਜ਼ ਤੇ ਨਿਰਮਲ ਹੋ ਜਾਣ ਤਾਂ ਉਹ ਛਲਾਵਿਆਂ ਤੋਂ ਪਾਰ ਹਕੀਕਤ ਦੇ ਹੁਸਨ ਨੂੰ ਦੇਖ ਲੈਂਦੀਆਂ ਨੇ। ਨੈਣਾ ਦਿਆ ਖੇਲ ਕੇ ਨਿਸਯੋ ਅਸੀਂ ਓ ਨੈਣਾ ਦੇ ਆ ਖੇਲ ਕੇ ਨੈਣਾ ਦਿਆ ਖੇਲ ਕੇ ਨੈਣਾ ਦਿਆ ਖੇ ਲੱਗੇ ਨਿਸਯੋ ਅਸੀਂ ਨੈਣਾ ਦਿਆ ਖੇਲ ਕੇ ਨਿਸਯੋ ਅਸੀਂ ਓ ਨੈਣਾ ਦਿਆ ਖੇਲ ਕੇ ਪਾਕ ਨਿਗਾਹਾਂ ਹੋਈਆਂ ਉਹ ਕਦੇ ਵੀ ਨਾ ਜਾਂਦੇ ਠੱਗੇ ਨਿਸਯੋ ਅਸੀਂ ਨੈਣਾ ਦਿਆ ਖੇਲ ਕੇ ਨਿਸਯੋ ਅਸੀਂ ਉਹ ਨੈਣਾ ਦਿਆ ਖੇਲ ਕੇ ਨੈਣਾ ਦਿਆ ਖੇਲ ਕੇ।